ਮਨ ਰੱਖੀਏ ਪਾਓ ਗਾਵੀਏ ਸੁਣੀਏ ਮਨ ਰੱਖੀਏ ਪਾਓ ਗਾਵੀਏ ਸੁਣੀਏ ਮਨ ਰੱਖੀਏ ਮਨ ਰੱਖੀਏ ਪਾਓ ਗਾਵੀਏ ਸੁਣੀਏ ਮਨ ਰੱਖੀਐ ਪਾਓ। ਦੁੱਖ ਪਰ ਹਰ ਸੁਖ ਕਰ ਲੈ ਜਾਏ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਦੁੱਖ ਪਰ ਹਰ ਸੁਖ ਸੋ ਮੈਂ ਵਿਸਰ ਨਾ ਜਾਈ, ਕਰ ਲੈ ਜਾਏ ਗਾਵੀਏ ਸੰਗਤ ਭਜ ਕੇ ਵਲਨਾ ਕਬਰ ਕਾ